ਮੈਂ ਜਦ ਦੁਨੀਆ ਤੋਂ ਜਾਵਾਂ ਮੁੜ ਫੇਰ ਦੁਬਾਰਾ ਆਵਾਂ, ਮੈਂ ਜੋ ਵੀ ਜੂਨ ਹੰਡਾਵਾਂ, ਮੇਰਾ ਦੇਸ ਹੋਵੇ ਪੰਜਾਬ, ਮੇਰਾ ਦੇਸ ਹੋਵੇ। ਵਤਨ ਦਾ ਨਾ ਫਿਰਿਆ। ਪਾਸੇ ਮੱਚ